ਸਾਡੇ 3 ਕੁ ਵਜੇ ਤਾਂ ਮੁੰਡਾ ਠੀਕ ਠਾਕ ਸੀ ਸਾਡੇ 3 ਕੁ ਵਜੇ ਤਾਂ ਮੁੰਡਾ ਠੀਕ ਠਾਕ ਸੀ ਬੇਟੀ ਲੈ ਗਿਆ ਨੀ ਠੇਕੇ ਉੱਤੋਂ ਫੜ ਕੇ ਹੋ ਕੁੜੀ ਫਸ ਗਈ ਕਰੀਨਾ ਵਰਗੀ ਪਾਉਂਦਾ ਭੰਗੜਾ ਸਪੀਕਰਾਂ ਤੇ ਚੜ ਕੇ ਫਸ ਗਈ ਕਰੀਨਾ ਵਰਗੀ ਪੱਟੂ ਨੱਚਿਆ ਸਪੀਕਰਾਂ ਤੇ ਚੜ ਕੇ ਕੁੜੀ ਫਸ ਗਈ ਕਰੀਨਾ ਵਰਗੀ ਟੱਬ ਵਿੱਚੋਂ ਫਿਰ ਹਥਿਆਰ ਕੱਢਿਆ ਕਿੱਕਰ ਦੇ ਠਾਣੇ ਵਿੱਚ ਠਾ ਵੱਜਿਆ